ਛੇ ਥੀਰ ਦਸਤੀ ਤੋ ਭੁਖ ਤੁਪੰਗਾ ਵੜਾ ਤਚਕੀਆ ਪੈਦਾ ਕੇ ਛੇ ਈ ਥੀਰ ਦਸਤੀ ਤੋ ਭੁਖ ਤੁਪੰਗਾ ਵੜਾ ਤਚਕੀਆ ਪੈਦਾ ਕੇ।